ਛੱਡੇ ਆਇਓ ਆਇਆ, ਹੱਥ ਛੱਡੇ ਆਇਓ ਆਇਆ, ਰੂਹ ਛੱਡੇ ਆਇਓ ਆਇਆ, ਰੂਹੰਦੇ ਰੂਹੰਦੇ ਘਰ ਛੱਡਿਆ ਸਾ, ਰੂਹੰਦੇ ਰੂਹੰਦੇ ਘਰ ਛੱਡਿਆ, ਪਰ ਸਿੰਧ ਨੂੰ ਜੇ ਦਿਲ ਮਾਸਦ ਖੇ